Big Bird on the beat. Big Bird on the beat. Yeah. Big Bird. Huh? I'm a brown boy. Oh, number one, man, ni jana man ni yallade. Akbara ge di shooting ani yallade. Dilate nishane sade maar diya. Dilate nishane sade maar. Aao sir, yu tolangne phalai karke. Uchiyan ek la tere yaar diya. Uchiyan ek la tere yaar diya. Uchiyan ek la tere yaar diya. ਪੂਰੀ ਠੋਕ ਠੋਕ ਰੱਖਦਾ ਡੇਂਜਰ ਤੇ ਜਾਨ ਲੇਵਾ ਸ਼ੌਂਕ ਰੱਖਦਾ ਦੂਰੀ ਫੁੱਟ ਦੀ ਬਣਾ ਕੇ ਐ ਮੰਡੀਰ ਖੜਦੀ ਡੱਬ ਵਿੱਚ ਭਰ ਕੇ ਗਲਾਉਕ ਰੱਖਦਾ ਟੁੱਕੀ ਟਿੱਕੀ ਪੂਰੀ ਠੋਕ ਠੋਕ ਰੱਖਦਾ ਡੇਂਜਰ ਤੇ ਜਾਨ ਲੇਵਾ ਸ਼ੌਂਕ ਰੱਖਦਾ ਦੂਰੀ ਫੁੱਟ ਦੀ ਬਣਾ ਕੇ ਐ ਮੰਡੀਰ ਖੜਦੀ ਡੱਬ ਵਿੱਚ ਭਰ ਕੇ ਗਲਾਉਕ ਰੱਖਦਾ ਹੋ ਖੂਨ ਮੂੰਹ ਦਲੇਰੀ ਰਹਿੰਦੀ ਪੰਪ ਕਰਦੀ ਲੋ ਰਾਈਡਰ ਸੜਕੀ ਉੱਤੇ ਜੰਪ ਕਰਦੀ ਅੱਲੜਾਂ ਦੇ ਸੀਨੇ ਠਾਰ ਦਿਆ ਆਓ ਸਿਰ ਉੱਤੋਂ ਲੰਘਣੇ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਹੋ ਨਾਮ ਕਰੇ ਸ਼ਾਇਨ ਜਿਵੇਂ ਤੁੱਪ ਬੱਲੀਏ ਮੂੰਹਾਂ ਉੱਤੇ ਰੱਖਦੇ ਆ ਚੁੱਪ ਬੱਲੀਏ ਸਕਸੈਸ ਰਹਿੰਦੀ ਸ਼ਹਿਰ ਵਿੱਚ ਸ਼ੋਰ ਕਰਦੀ ਸਾਡਾ ਟੌਪ ਤੇ ਬੰਦੂਖਾਂ ਦਾ ਗਰੁੱਪ ਬੱਲੀਏ ਨਾਮ ਕਰੇ ਸ਼ਾਇਨ ਜਿਵੇਂ ਤੁੱਪ ਬੱਲੀਏ ਮੂੰਹਾਂ ਉੱਤੇ ਰੱਖਦੇ ਆ ਚੁੱਪ ਬੱਲੀਏ ਸਕਸੈਸ ਰਹਿੰਦੀ ਸ਼ਹਿਰ ਵਿੱਚ ਸ਼ੋਰ ਕਰਦੀ ਸਾਡਾ ਟੌਪ ਤੇ ਬੰਦੂਖਾਂ ਦਾ ਗਰੁੱਪ ਬੱਲੀਏ ਜਿੰਨਾ ਜਿੰਨਾ ਨਾਲ ਮੇਰੀ ਯਾਰੀ ਅੱਲੜੇ ਆ ਮਾਰੂ ਹਥਿਆਰ ਦੇ ਸ਼ਿਕਾਰੀ ਅੱਲੜੇ ਧਰਤੀ ਤੇ ਸੁੱਟਦੇ ਨੇ ਪਾਰ ਦੀਆਂ ਆਓ ਸਿਰ ਉੱਤੋਂ ਲੰਘਣੇ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਹੋ ਕਰਦਾ ਕਨੇਡਾ ਵਿੱਚੋਂ ਡੀਲ ਸੋਹਣੀਏ ਮੁੰਡਾ ਪੂਰੀ ਗੈਂਗਸਟਾ ਅਪੀਲ ਸੋਹਣੀਏ ਜਦੋਂ ਮਹੀਨੇ ਵਿੱਚ ਚਾਰ ਚਾਰ ਗੀਤ ਸਿੱਟਦਾ ਕਰਦੇ ਸਟਾਰ ਬੈਡ ਫੀਲ ਸੋਹਣੀਏ ਹੋ ਕਰਦਾ ਕਨੇਡਾ ਵਿੱਚੋਂ ਡੀਲ ਸੋਹਣੀਏ ਮੁੰਡਾ ਪੂਰੀ ਗੈਂਗਸਟਾ ਅਪੀਲ ਸੋਹਣੀਏ ਜਦੋਂ ਮਹੀਨੇ ਵਿੱਚ ਚਾਰ ਚਾਰ ਗੀਤ ਸਿੱਟਦਾ ਕਰਦੇ ਸਟਾਰ ਬੈਡ ਫੀਲ ਸੋਹਣੀਏ ਜੋ ਕਾਪੀ ਕੈਟ ਬਣੇ ਗੀਤਕਾਰ ਸਾਲੇ ਰਹੇ ਆ ਪਾੜ ਪਾੜ ਸਿੱਟਣੇ ਆ ਮੂਸੇ ਵਾਲੇ ਰਹੇ ਰੱਖਦੇ ਜ਼ਮੀਤਾਂ ਐਵੇਂ ਗਾਰ ਦੀਆਂ ਆਓ ਸਿਰ ਉੱਤੋਂ ਲੰਘਣੇ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਨਿਗਾਹਾਂ ਕਾਤਲ ਨੇ ਦਿਲਾਂ ਨੂੰ ਠੱਗਦੇ ਆ ਸਾਡਾ ਦਿਨ ਵਿੱਚ ਨਾਮ ਬੋਲੇ ਰਾਤਾਂ ਨੂੰ ਜਗਦੇ ਆ ਕੋਈ ਕਿੱਥੇ ਮਾਰ ਕਰੂ ਭੇਤੀ ਰਗ ਰਗਦੇ ਆ ਉਹ ਤੇਰੀ ਜਿੱਥੇ ਸੋਚ ਮੁੱਕੇ ਆ ਅਸੀਂ ਸੋਚਣ ਲੱਗਦੇ ਹਾਂ।